ਬਰਹੋਰ ਵਧੀਆ, ਬਰਹੋਰ ਵਧੀਆ। ਪੰਜਾਬ ਦਾ ਪੁੱਤਰ ਹੈ ਪਿੰਡ ਜਲੰਧਰ, ਯਾਰ ਬਈ ਬਈ ਕੁੜੀਆਂ ਨੂੰ ਕਿਲ ਕਰਦਾ, ਕਿੰਗ ਟਾਈਪ ਦਾ ਹੈ ਤੰਗ ਲਾਈਫ ਦਾ, ਯਾਰ ਬਈ ਬਈ ਖੇਤਾਂ ਵਿੱਚ ਚਿਲ ਕਰਦਾ। ਯਾਰ ਬਈ ਬਈ ਖੇਤਾਂ ਵਿੱਚ ਚਿਲ ਕਰਦਾ।